ਨੂੰ ਸੋਣਾ ਤੜਕੇ ਅੱਖਾਂ ਚ ਜਵਾਨੀ ਵੇਲੇ ਨੀਂਦ ਰੜਕੇ ਜਾਗਣਾ ਰਤਾ ਨੂੰ ਸੋਣਾ ਤੜਕੇ ਅੱਖਾਂ ਚ ਜਵਾਨੀ ਵੇਲੇ ਨੀਂਦ ਰੜਕੇ ਜਿਉਂਦੇ ਜੀ ਨਾ ਕਦੇ ਭੁੱਲੀ ਜਾਂਦੀ ਏ ਕੋਈ ਵੀ ਨਿਸ਼ਾਨੀ ਹੈ ਪਿਆਰ ਦੀ ਜੱਟੀ ਰੱਖ ਕੇ ਸਰਾਣੇ ਥੱਲੇ ਸੌਂਦੀ ਏ ਤਿੱਲੇਦਾਰ ਜੁੱਤੀ ਪਾ ਕੇ ਮਿੱਤਰੋ ਕਾਲਜੇ ਤੇ ਤਰੇ ਅੱਡੀਆਂ ਦਿੰਦੀਆਂ ਏ ਮੇਚਾਂ ਨਿੱਤ ਸੂਟਾਂ ਦੇ ਹੋ ਗਈਆਂ ਨੇ ਗੱਲਾਂ ਵੱਡੀਆਂ ਖੜਦੀ ਅੱਧੀਆਂ ਰਤਾਂ ਨੂੰ ਉੱਠ ਉੱਠ ਕੇ ਚਿੱਠੀਆਂ ਨੂੰ ਰਹਿੰਦੀ ਹਾਇਓ ਪੜਦੀ ਚੰਨ ਨੂੰ ਵੀ ਕਰਦੀ ਏ ਟਿਚਰਾ ਹਾਣ ਜਦੋਂ ਮਿਲੇ ਹਾਣ ਨੂੰ ਹੱਥਾਂ ਵਿੱਚ ਹੁਣ ਚੁੱਕੀ ਫਿਰਦਾ ਕੱਟੇ ਹੋਏ ਦਿਲ ਦੇ ਚਲਾਣ ਨੂੰ ਜਾਂਦਾ ਏ ਹਰਫ ਕਿੱਥੋਂ ਬਚਿਆ ਹਾਣ ਜਦੋਂ ਮਿਲੇ ਹਾਣ ਨੂੰ ਹੱਥਾਂ ਵਿੱਚ ਹੁਣ ਚੁੱਕੀ ਫਿਰਦਾ ਕੱਟੇ ਹੋਏ ਦਿਲ ਦੇ ਚਲਾਣ ਨੂੰ